ਫਿਰ ਉਹਨੂੰ ਪੁੱਛਿਆ ਪੰਜਾਬੀ ਵਰਣਮਾਲਾ ਦੇ ਅੱਖਰ ਕਿੰਨੇ ਆ, ਊੜਾ ਐੜਾ ਕਿੰਨੇ ਆ ਗੁਰਮੁਖੀ ਦੇ? ਉਹ ਕਦੇ 17 ਕਹਿ ਦੇਵੇ, ਕਦੇ 18 ਕਹਿ ਦੇਵੇ। ਮੈਂ ਮੱਥੇ 'ਤੇ ਹੱਥ ਮਾਰਿਆ, ਮੈਂ ਕਿਹਾ ਤੂੰ ਕਾਹਦੀ ਪੰਜਾਬਣ? ਉਹਦੇ 'ਚੋਂ ਗੀਤ ਨਿਕਲਿਆ ਇੱਕ। ਕਈ ਵਾਰੀ ਬੋਂਬੇ ਵੱਲ ਜਾਈਦਾ ਨਾ ਤਾਂ ਉੱਥੇ ਨਾਲੇ ਹੱਥ ਮਿਲਾਉਂਦੇ ਆ, ਹਾਏ ਹਮ ਵੀ ਪੰਜਾਬੀ ਹੈ। ਮੈਂ ਕਿਹਾ ਪੰਜਾਬੀ ਦਾ ਡੱਕਾ ਕੁਆਉਂਦਾ ਵੀ ਆ ਕਿਸੇ ਉੱਤੇ, ਪੰਜਾਬੀ ਕਾਹਦਾ ਤੂੰ? ਪੇਸ਼ ਕਰ ਰਿਹਾ ਗੀਤ। ਕਾਹਦਾ ਉਹ ਮਿਸਤਰੀ ਜਿਹਨੂੰ ਕਹੀ ਨਾ ਚੰਡਣੀ ਆਵੇ, ਕਾਹਦੀ ਉਹ ਮੁਟਿਆਰ ਜਿਹੜੀ ਝਾਂਜਰ ਨਾ ਛਿੜਕਾਵੇ, ਕਾਹਦੀ ਉਹ ਜਵਾਨੀ ਜੋ ਨਾ ਸੱਚਾ ਇਸ਼ਕ ਕਮਾਵੇ, ਕਾਹਦਾ ਉਹ ਛੜਾਵੇ ਜੋ ਨਾ ਮੁੱਛ ਨੂੰ ਵੱਟ ਚੜਾਵੇ, ਮੁੱਛ ਨੂੰ ਵੱਟ ਚੜਾ ਕੇ ਫਿਰ ਨਾ ਗਲੀ 'ਚ ਛਿੱਤਰ ਖਾਵੇ, ਕਾਹਦਾ ਉਹ ਸੂਰਮਾ ਜਿਹੜਾ ਪਿੱਠ ਤੇ ਵਾਰ ਚਲਾਵੇ, ਕਾਹਦਾ ਉਹ ਲਲਾਰੀ ਜੋ ਨਾ ਪੱਕਾ ਰੰਗ ਚੜਾਵੇ, ਕਾਹਦਾ ਉਹ ਸੁਨਿਆਰਾ ਜੋ ਨਾ ਖਰੇ 'ਚ ਖੋਟ ਮਲਾਵੇ, ਕਾਹਦਾ ਉਹ ਗਾਇਕ ਜਿਹੜਾ ਸੀਡੀ ਲਾ ਕੇ ਗਾਵੇ, ਕਾਹਦਾ ਉਹ ਸ਼ਰਾਬੀ ਜੋ ਨਾ ਪੀ ਕੇ ਸੱਚ ਸੁਣਾਵੇ। ਯਾਰੋ ਇਹਨਾਂ ਗੱਲਾਂ ਦੇ ਵਿੱਚ ਕੋਈ ਖਰਾਬੀ ਨਾ, ਕਾਹਦਾ ਉਹ ਪੰਜਾਬੀ ਜਿਸਨੂੰ ਆਏ ਪੰਜਾਬੀ ਨਾ, ਕਾਹਦਾ ਉਹ ਪੰਜਾਬੀ ਜਿਸਨੂੰ ਆਏ ਪੰਜਾਬੀ ਨਾ, ਕਾਹਦਾ ਉਹ ਪੰਜਾਬੀ ਜਿਸਨੂੰ ਆਏ ਪੰਜਾਬੀ ਨਾ। ਪਹਿਲਾਂ ਮਹਿੰਦਰ ਸਿੰਘ ਕਹਿੰਦਾ ਮੈਂ ਪਿੱਛੇ ਰਹਿ ਗਿਆ, ਫਿਰ ਛੋਟਾ ਕਹਿੰਦਾ ਹੁਣ ਮੈਂ ਪਿੱਛੇ ਰਹਿ ਗਿਆ। ਘੁਲਦੇ ਸੀ ਦੋ ਭਰਾ, ਕਹਿੰਦੇ ਸਾਡੇ 'ਚ ਕਮੀ ਪਤਾ ਨਹੀਂ ਕੀ ਆ। ਜੱਗਾ ਭਲਵਾਨ ਮੁੱਗਵਾਲ ਦਾ ਕਹਿੰਦਾ, ਕਹਿੰਦਾ ਮੈਂ ਦੱਸਦਾ ਉਰੇ ਆ ਤੇਰੇ 'ਚ ਕਮੀ ਕੀ ਆ। ਕਹਿੰਦਾ ਜੀ ਕੀ? ਕਹਿੰਦਾ ਖਾਣੀ ਸਵਾਹ ਤਾਂ ਘੁਲਣਾ ਭਲਵਾਨਾਂ ਨੇ, ਗੱਲ ਕੀ ਐਂਡ ਨੂੰ ਅਸਲੀਅਤ ਨੇ ਜਿੱਤਣੀ, ਉੱਦਾਂ ਜਿੱਤ ਨਹੀਂ ਹੋਣਾ। ਪੇਸ਼ ਕਰ ਰਹੇ ਹਾਂ। ਆਖਰ ਨੂੰ ਡਿੱਗ ਪੈਗਾ ਧਰਤੀ ਤੇ ਗਸ਼ ਖਾ ਕੇ, ਕੰਧ ਉੱਤੇ ਕੁੱਤਾ ਬਹੁਤੀ ਦੇਰ ਭੱਜ ਸਕੇ ਨਾ, ਹਸਤੀ ਕੀ ਬੱਦਲਾਂ ਦੀ ਸੂਰਜ ਦੇ ਤੇਜ ਅੱਗੇ ਸੱਚ ਦੇ ਮੈਂ ਬਹੁਤਾ ਚਿਰ ਤਾਲਾ ਲੱਗ ਸਕੇ ਨਾ, ਕਿਸੇ ਦਿਆਂ ਮੋਢਿਆਂ ਤੇ ਰੱਖ ਕੇ ਚਲਾਉਣ ਵਾਲਾ ਬਹੁਤਾ ਚਿਰ ਰਣ ਭੂਮੀ ਵਿੱਚ ਗੱਜ ਸਕੇ ਨਾ। ਹੁਸਨ ਪਰਿੰਦਾ ਹੁਸਨ ਦਾ ਪੰਛੀ ਬਿਨ ਦੱਸਿਆਂ ਹੀ ਉੜ ਜਾਵੇ, ਬਹੁਤਾ ਚਿਰ ਅੱਖੀਆਂ ਦਾ ਜੋੜਾ ਸੱਜ ਸਕੇ ਨਾ, ਜ਼ਿਆਦਾ ਮਹਿਕ ਵਾਸਤੇ ਕਦੀ ਫੁੱਲਾਂ ਨੂੰ ਮਲੀਏ ਨਾ, ਤਲਨੀ ਹੋਣੇ ਪਾਣੀ ਵਿੱਚ ਪਕੌੜੇ ਤਲੀਏ ਨਾ, ਤਲਨੀ ਹੋਣੇ ਪਾਣੀ ਵਿੱਚ ਪਕੌੜੇ ਤਲੀਏ ਨਾ, ਤਲਨੀ ਹੋਣੇ ਪਾਣੀ ਵਿੱਚ ਪਕੌੜੇ ਤਲੀਏ ਨਾ, ਤਲਨੀ ਹੋਣੇ ਪਾਣੀ ਵਿੱਚ ਪਕੌੜੇ ਤਲੀਏ ਨਾ। ਨਹੀਂ ਆਈ ਭਈਆ, ਇੰਗਲੈਂਡ ਦੀ ਸਟੇਜ 'ਤੇ ਮੇਖਾਂ ਕਿੱਥੋਂ ਆ ਗਈਆਂ? ਇਹ ਸੁੰਬਰੀ ਨਹੀਂ ਕਿਸੇ ਨੇ? ਹੁਣ ਅਸੀਂ ਪੈਰਾਂ ਨੂੰ ਖੁਰੀਆਂ ਲਵਾ ਲਈਏ, ਪੱਕੀਆਂ ਹੀ ਹੋਵੇ ਹੀ ਨਾ ਕੁਛ ਵੀ। ਨਾਲੇ ਮੇਖ ਤਾਂ ਰੇਖ ਦੇ ਵਿੱਚ ਲੱਗਣੀ ਚਾਹੀਦੀ ਆ, ਪੈਰ 'ਚ ਥੋੜ੍ਹਾ ਲੱਗਣੀ ਚਾਹੀਦੀ ਆ। ਲੋਕਾਂ ਦੇ ਪੈਰਾਂ ਥੱਲੇ ਬਟੇਰੇ ਆਉਂਦੇ, ਮੇਰੇ ਮੇਖਾਂ ਆਈ ਜਾਂਦੀਆਂ। ਇੱਕੋ ਬਾਪ ਤੇ ਇੱਕੋ ਅੰਮਾ ਜਿਹੜੀ ਲਾਡ ਲੜਾਏ, ਇੱਕੋ ਵਾਰੀ ਜਨਮ ਲਿਆ ਤੇ ਮੌਤ ਇੱਕੋ ਵਾਰ ਆਏ, ਇੱਕੋ ਵਾਰੀ ਜਨਮ ਲਿਆ ਤੇ ਮੌਤ ਇੱਕੋ ਵਾਰ ਆਏ, ਇੱਕੋ ਹੀ ਧਰਤੀ ਮਾਤਾ ਜਿਸਨੇ ਵੀਰ ਬਲੀ ਲਖ ਜਾਏ, ਇੱਕੋ ਹੀ ਮਗਦਾ ਸੂਰਜ ਸਾਰੀ ਦੁਨੀਆਂ ਨੂੰ ਚਮਕਾਏ, ਇੱਕੋ ਸੌਣ ਮਹੀਨਾ ਜਿਹੜਾ ਬਿਰਹਣ ਨੂੰ ਤੜਫਾਏ, ਇੱਕੋ ਵਾਰ ਜਵਾਨੀ ਆ ਕੇ ਇਸ ਤਨ ਨੂੰ ਮਹਿਕਾਏ, ਇੱਕੋ ਵਾਰੀ ਜਾਂਦੇ ਨੇ ਵੀ ਛੱਲੇ ਇਹ ਵਟਾਏ, ਇੱਕੋ ਹੀ ਤੀਰ ਨਜ਼ਰ ਦਾ ਤਿੱਖਾ ਉਮਰ ਦੀ ਨੀਂਦ ਚੁਰਾਏ, ਇੱਕੋ ਹੀ ਵਾਰ ਨਜ਼ਰ ਚੋਂ ਡਿੱਗਿਆ ਧੋਖੇ ਬਾਜ਼ ਕਹਾਏ, ਇੱਕੋ ਹੀ ਚੁਗਲੀ ਘਰ ਨੂੰ ਫੂਕੇ ਚੁਗਲ ਨੂੰ ਮੂੰਹ ਨਾ ਲਾਏ, इको ही पेट ते इको ही मेदा सोच समझ के खाए इको ही रीढ़ दी हड्डी हाय सट तो रब जाए हाण मेरे दियो नेड़े आ जाओ पते दी गल सुनाइए जेकर खुश रहना ता इको ही ब्याह करवाइए जेकर खुश रहना ता इको ही ब्याह करवाइए जेकर खुश रहना ता इको ही ब्याह करवाइए जेकर खुश रहना ता इको ही ब्याह करवाइए जेकर खुश ਪੈਰਾਂ ਥੱਲੇ ਬਟੇਰਿਆਂ ਤੋਂ ਗੱਲ ਯਾਦ ਆਈ ਲੋਕਾਂ ਦੇ ਪੈਰ ਥੱਲੇ ਬਟੇਰਿਆਂ ਦੇ ਮੇਰੇ ਤਾਂ ਮੇਖਾਂ ਹੋਣੀਆਂ ਪੈਰ ਥੱਲੇ ਬਟੇਰੇ ਦਾ ਮਤਲਬ ਫਲੂਕ ਸੂਤ ਲੱਗ ਜਾਣਾ ਸਾਡਾ ਫਰੈਂਡ ਆ ਇੱਕ ਜੋਤੀ ਸੰਘਾ ਉਹਦੇ ਡੈਡੀ ਦੇ ਸਾਈਕਲ 'ਤੇ ਟਾਇਰ ਥੱਲੇ ਬਟੇਰਾ ਆ ਗਿਆ ਸੜਕ 'ਤੇ ਜਾਂਦੇ ਦੇ ਉਹਨੇ ਘਰ ਆ ਕੇ ਬਣਾ ਲਿਆ ਅਤੇ ਦੂਜੇ ਦਿਨ ਸਾਨੂੰ ਕਹੇ ਕਹਿੰਦਾ ਯਾਰ ਬਟੇਰਾ ਖਾਧਾ ਕਿਤੇ ਰਾਤ ਨੂੰ ਰਜਾਈ ਨਾ ਉੱਪਰ ਲੈ ਹੋਵੇ ਮੈਂ ਕਿਹਾ ਡੈਡੀ ਜੀ ਵਿੱਚੋਂ ਮੀਟ ਵੀ ਨਿਕਲਿਆ ਸੀ ਕਹਿੰਦਾ ਨਿਕਲਿਆ ਸੀ ਚਾਂਦੀ ਦੇ ਰੁਪਈਏ ਇੱਕ ਜਿੰਨਾ ਮੀਟ ਕਾਹਦਾ ਹੋਣਾ ਮਸਾਲੇ ਮਸੂਲੇ ਇੰਨੇ ਵਿੱਚ ਪਾ ਲਿਆ ਗਰਮੀ ਲੱਗੀ ਜਾਵੇ ਜਿਉਂਦੇ ਚਮਕੀਲੇ ਨੂੰ ਨਾ ਕਲਾਕਾਰ ਜਰਦੇ ਸੀ ਗੰਦੇ ਗੀਤ ਗਾਉਂਦਾ ਘੜੀ ਮੂੜੀ ਫਰਮਾਉਂਦੇ ਸੀ ਕੱਟ ਲੈ ਦਿਨ ਚਮਕੀਲਿਆ ਲੋਕ ਕੇ ਅੱਖ ਮੈਲੀ ਸੀ ਦੁਨੀਆ ਦੀ ਪਤਾ ਸੀ ਉਹਨੂੰ ਜਿਉਂਦੇ ਚਮਕੀਲੇ ਨੂੰ ਨਾ ਕਲਾਕਾਰ ਜਰਦੇ ਸੀ ਗੰਦੇ ਗੀਤ ਗਾਉਂਦਾ ਘੜੀ ਮੂੜੀ ਫਰਮਾਉਂਦੇ ਸੀ ਦੇਖ ਕੇ ਤਰੱਕੀ ਦਿਲ ਸ਼ਾਦ ਦੀ ਜੋ ਰੋਂਦੇ ਰਹੇ ਮਰਨ ਦੇ ਪਿੱਛੋਂ ਬਸ ਉਹਦੇ ਗੁਣ ਗਾਉਂਦੇ ਸੀ ਹਾਣੀ ਕਈ ਦੀਦਾਰ ਦੇ ਜੋ ਜਲਦੇ ਦੀਦਾਰ ਤੋਂ ਰਹੇ ਮਰੇ ਹੋਏ ਦੀ ਲਾਸ਼ ਉੱਤੇ ਲਿਟ ਕੇ ਦਿਖਾਉਂਦੇ ਸੀ ਡੀਜੇ ਦਾ ਸੀ ਕਿੰਗ ਬਿੰਦ ਰੱਖਿਆ ਏ ਜੱਗ ਜਾਣੇ ਫੇਰ ਵੀ ਕਈ ਲੋਕੀ ਉਹਦੇ ਐਬ ਹੀ ਗੁਣਾਉਂਦੇ ਸੀ ਨੁਸਰਤ ਸਾਹਿਬ ਨੇ ਨਾ ਅੱਗੇ ਕੋਈ ਆਉਣ ਦੇਣਾ ਡਰਦੇ ਕਈ ਉਹਨਾਂ ਦੀ ਨਾ ਸਿਫਤ ਸੁਣਾਉਂਦੇ ਸੀ ਸ਼ਿਵ ਦਿਆਂ ਗੀਤਾਂ ਨੂੰ ਜੋ ਵਰਦਾਨ ਦੱਸਦੇ ਨੇ ਆਖ ਕੇ ਸ਼ਰਾਬੀ ਉਹਨੂੰ ਕੰਨੀ ਕਤਰਾਉਂਦੇ ਸੀ ਮੈਨੂੰ ਤਾਂ ਇਸ ਦੁਨੀਆਂ ਦੇ ਵੱਲ ਸਮਝ ਨਾ ਆਉਂਦੇ ਨੇ ਮਰਨ ਪਿੱਛੋਂ ਕਿਉਂ ਮੜੀਆਂ ਉੱਤੇ ਦੀਪ ਜਗਾਉਂਦੇ ਨੇ ਮਰਨ ਪਿੱਛੋਂ ਕਿਉਂ ਮੜੀਆਂ ਉੱਤੇ ਦੀਪ ਜਗਾਉਂਦੇ ਨੇ ਮਰਨ ਪਿੱਛੋਂ ਕਿਉਂ ਮੜੀਆਂ ਉੱਤੇ ਦੀਪ ਜਗਾਉਂਦੇ ਨੇ ਮਰਨ ਪਿੱਛੋਂ ਕਿਉਂ ਮੜੀਆਂ ਉੱਤੇ ਦੀਪ ਜਗਾਉਂਦੇ ਨੇ ਹੱਥਾਂ ਵਿੱਚੋਂ ਤਿਲਕ ਜਾਵੇ ਤਨ ਕੱਚਾ ਭਾਂਡਾ ਬਹੁਤਾ ਮੇਰਾ ਮੇਰਾ ਕਰੋ ਨਾ ਖੋਰੇ ਕਦੋਂ ਹੱਥਾਂ ਚੋਂ ਤਿਲਕ ਜਾਵੇ ਇਹ ਯਾਰੋ ਤਨ ਕੱਚਾ ਭਾਂਡਾ ਬਹੁਤਾ ਮੇਰਾ ਮੇਰਾ ਕਰੋ ਨਾ ਮੇਰੇ ਵੀ ਜੀਭ ਚੋਂ ਲਾਈਨ ਤਿਲਕ ਗਈ ਸੀ ਇੰਨਾ ਫਰਕ ਮੇਰਾ ਮੇਰਾ ਕਰੋ ਨਾ ਲੱਗਿਆ ਚਰਿੱਤਰ ਤੇ ਦਾਗ ਕਦੀ ਲੱਥ ਦਾ ਨਾ ਇੱਜ਼ਤ ਦਾ ਹੀਰਾ ਕਿਸੇ ਮੁੱਲ ਤੇ ਵੀ ਹਰੋ ਨਾ ਮੌਤ ਨਾਲੋਂ ਬੁਰੀ ਏ ਗੁਲਾਮੀ ਦੀ ਜ਼ੰਜੀਰ ਯਾਰੋ ਰੱਬ ਬਿਨਾਂ ਕਦੇ ਵੀ ਕਿਸੇ ਦੇ ਕੋਲੋਂ ਡਰੋ ਨਾ ਕੱਟ ਕਬੂਤਰ ਲਾਲਚ ਦੇ ਬਹੁਤਾ ਚਿਰ ਉੱਡਦੇ ਨਾ ਉਮਰ ਵਕਤ ਤੇ ਪਾਣੀ ਕਦੇ ਪਿਛਾਣੂ ਮੁੜਦੇ ਨਾ ਉਮਰ ਵਕਤ ਤੇ ਪਾਣੀ ਕਦੇ ਪਿਛਾਣੂ ਮੁੜਦੇ ਨਾ ਉਮਰ ਵਕਤ ਤੇ ਪਾਣੀ ਕਦੇ ਪਿਛਾਣੂ ਮੁੜਦੇ ਨਾ ਉਮਰ ਵਕਤ ਤੇ ਪਾਣੀ ਕਦੇ ਪਿਛਾਣੂ ਮੁੜਦੇ ਨਾ ਰੜਕੇ ਰੜਕੇ ਸਾਰਾ ਦਿਨ ਖੁਸ਼ ਰਹੀਦਾ ਜੇ ਨਹਾਈਏ ਉੱਠ ਕੇ ਤੜਕੇ ਮੀਆਂ ਬੀਵੀ ਜੇ ਲੜਿਓ ਕਰੋ ਰਾਜ਼ੀ ਨਾ ਮੈਂ ਅੰਦਰ ਵੜਕੇ ਕਿਤੇ ਰਸੋਈ ਚ ਨਾ ਲੱਗ ਪਿਓ ਕਰਨ ਕਿਚਨ ਚ ਨਾ ਲੱਗ ਪਿਓ ਕਰਨ ਚਾਕੂ ਚੁੱਕੂ ਸਾਰੇ ਉੱਥੇ ਪਏ ਹੁੰਦੇ ਲੂਣ ਮਸਾਲੇ ਮਿਰਚਾਂ ਅੱਖਾਂ 'ਚ ਆਉਣੀਆਂ ਕਿਸੇ ਕਮਰੇ 'ਚ ਜਾ ਕੇ ਸਿੱਥੇ ਕੰਧਾਂ ਹੀ ਹੋਣ ਸਿਰਫ ਫਿਰ ਵੀ ਪਤਾ ਨਹੀਂ ਕੰਧ ਤੇ ਇੱਟ ਲਾ ਕੇ ਮਾਰਨੀ। ਮੀਆਂ ਬੀਵੀ ਜੇ ਲੜਿਓ ਕਰੋ ਰਾਜ਼ੀਨਾਮਾ ਅੰਦਰ ਵੜ ਕੇ, ਪਿਆਰ ਨਾਲ ਰਿਹਾ ਕਰੋ ਸਾਰੇ ਕੰਮ ਹੁੰਦੇ ਨਾ ਅੜਕੇ, ਐਨੀ ਦਾਰੂ ਕਦੀ ਨਾ ਪੀਓ ਜੜੀ ਲਵੇ ਕਿਸੇ ਨਾਲ ਲੜਕੇ, ਹੱਦ ਵੱਟ ਨਾ ਛੱਡੀਏ ਹੱਥ ਸੋਹਣੇ ਯਾਰ ਦਾ ਫੜ ਕੇ, ਜਾਣ ਬੁੱਝ ਨਾ ਡਿੱਗੀਏ ਪੌੜੀ ਵਿਸ਼ਵਾਸ ਦੀ ਚੜ ਕੇ, ਰੋਣਾ ਛੱਡ ਧੋਖੇ ਬਾਜ਼ ਨੂੰ ਫਟੇ ਗਲੇ ਤੇ ਪੁਰਾਣੇ ਖੱਤ ਪੜ ਕੇ। ਵਾਹ ਮੰਗਲਾ ਤੇਰਾ ਜਵਾਬ ਨਹੀਂ, ਮੰਗਲਾ ਹਠੂਰ ਦਿਆ ਮੁੱਕ ਜਾਈ ਨਾ ਇਸ਼ਕ ਵਿੱਚ ਸੜ ਕੇ, ਮੰਗਲਾ ਹਠੂਰ ਦਿਆ ਮੁੱਕ ਜਾਈ ਨਾ ਇਸ਼ਕ ਵਿੱਚ ਸੜ ਕੇ, ਮੰਗਲਾ ਹਠੂਰ ਦਿਆ ਇਸ਼ਕ ਵਿੱਚ ਸੜ ਕੇ, ਮੰਗਲਾ ਹਠੂਰ ਦਿਆ।